ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾ ਘਰ ਦੂਜਾ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਉੱਚਾ ਅਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥ ਉੱਚਾ ਅਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥ ਛੰਤ ਜਿਉ ਜਾਨਹੁ ਤਿਉ ਰਾਖ ਹਰ ਪ੍ਰਭ ਤੇਰਿਆ ਕੀਤੇ ਗਣੋ ਅਸੰਖ ਅਵਗਣ ਮੇਰਿਆ ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੂਲੀਐ ਮੋਹ ਮਗਨ ਵਿਕਰਾਲ ਮਾਇਆ ਤਉ ਪ੍ਰਸਾਦੀ ਖੋਲੀਐ ਲੋਕ ਕਰਤ ਵਿਕਾਰ ਵਿਖੜੇ ਪ੍ਰਭ ਨਿਰਹੂਤ ਨਿਰਿਆ ਬਿਨਵੰਤ ਨਾਨਕ ਦਇਆ ਧਾਰਹੁ ਕਾਡ ਪਵ ਜਲ ਫੇਰਿਆ ਸਲੋਕ ਨਿਰਤ ਨ ਪਵੈ ਅਸੰਖ ਗੁਣ ਉੱਚਾ ਪ੍ਰਭ ਕਾ ਨਾਉ ਨਾਨਕ ਕੀ ਬੇਨੰਤੀਆ ਮਿਲੈਨ ਥਾਵੇ ਥਾਉ ਛੰਤ ਦੂਸਰ ਨਾਹੀ ਠਾਉ ਕਾ ਪਹ ਜਾਈਐ ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈਐ ਧਿਆਏ ਸੋ ਪ੍ਰਭ ਸਦਾ ਆਪਣਾ ਮਨਹੇ ਚਿੰਦਿਆ ਪਾਈਐ ਤਜ ਮਾਨ ਮੋਹ ਵਿਕਾਰ ਦੂਜਾ ਏਕ ਸਿਉ ਲਿਵ ਲਾਈਐ ਅਰਪ ਮਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈਐ ਬਿਨਵੰਤ ਨਾਨਕ ਤਾਰ ਕਿਰਪਾ ਸਾਚ ਨਾਮ ਸਮਾਈਐ ਸਲੋਕ ਰੇ ਮਨ ਤਾਕਉ ਧਿਆਈਐ ਸਭ ਬਿਦ ਜਾ ਕੈ ਹਾਥ ਰਾਮ ਨਾਮ ਧਨ ਸੰਚੀਐ ਨਾਨਕ ਨਿਭੈ ਸਾਥ संत साथी अड़ा प्रभ एक दूसर नाहे कोए थान थनंतर आप जाल थाल पूर सोए जाल थाल वही अल पूर रहे आल सर्वदाता प्रभ धनी गोपाल गोविंद अंत नाही बेअंत गुण ताके क्या गनी पज शरण स्वामी सुख गामी तिस बिना अन नाहे कोए बिनवंत नानक दया तारहु तिस परापत नाम होए सलोक चित जे चितवेआ सो मैं पाया नानक नाम ते आए सुख सबाया शंत अब मन छूट गया साधु संग मिले गोरमुख नाम लाया ज्योति ज्योत रले हर नाम सिमरत मिटे किल बिख बुझी तपत अघन्यां गह पुजा लीने दया कीने आपने कर मानिया लय अंक लाए हर मिलाए जन्म मरना दुख जले बिनवंत नानक दया तारी मेल लीने एक पले लय अंक लाए हर मिलाए जन्म मरना दुख जले बिनवंत नानक दया तारी मेल लीने एक पले वाहिगुरु जी का खालसा वाहिगुरु जी की फतेह जैत सरी महला पंजवा कर दूजा छंत एक ओंकार सतगुर प्रसाद सलोक ऊंचा अगम अपार प्रभ कथन न जाए अकथ नानक प्रभ शरणागति रखन काओ समरथ